लोका में आने डराया रात कबर दी काली मैं सुनया थे उसने जिद मोडे कमली काली मैं सुनया थे उसने आना जिद मोडे कमली काली के बेली बे हर कोई आखे ते मेरी आखा बेली उस दिन दा फिर कोई नी जे बेली जदों जानी जाने अकेली सारे कहंदे तेरा तेरा ते मैं भी आखां तेरा तेरा ते मौला कुछ नहीं हो जांदा कदे तू भी कह छड़ मेरा तेरा ते मौला कुछ नहीं हो जांदा कदे तू भी कह छड़ मेरा चंगी सूरत ते आशिक होना ओए कादी वड्याई आशिक बन तू उस सोने दा जिस ऐशक बनाई आशिक बन तू उस सोने दा जिस ऐशक के अमला वाले अमला वाले अमला वाले लंग लंग जांदे गाफिल होते खांदे मोहम्मद बचा हुंदे कामिल पीर जिना दे डुबण ना देण मोहम्मद बचा हुंदे कामिल पीर जिना राधे राधे हर कोई आखे ਯਾਰ ਬਿਨ ਮੁਰਸ਼ਦ ਤੈਨੂੰ ਰਾਹ ਨਹੀਂ ਲੱਭਣਾ, ਰੁਲ ਮਰਸੇ ਮੁਰਸ਼ਦ ਤੈਨੂੰ ਰਾਹ ਨਹੀਂ ਲੱਭਣਾ, ਰੁਲ ਮਰਸੇ ਵਿੱਚ ਰਾਹ ਦੇ। ਬੁਰੇ ਬੰਦੇ ਨੂੰ ਮੈਂ ਲੱਭਣ ਟੁਰਿਆ, ਜਦ ਮੈਂ ਅੰਦਰ ਚਾਤੀ ਪਾਈ ਤੇ ਮੈਥੋਂ ਬੁਰਾ ਨਾ ਕੋਈ, ਜਦ ਮੈਂ ਅੰਦਰ ਚਾਤੀ ਪਾਈ ਤੇ ਮੈਥੋਂ ਬੁਰਾ ਨਾ ਕੋਈ। ਐ ਦੁਨੀਆ ਇੱਕ ਮੁਸਾਫਿਰ ਖਾਨਾ, ਇੱਕ ਆਵੇ ਇੱਕ ਜਾਵੇ, ਕਿਹਦੀ ਮਜਾਲ ਮੁਹੰਮਦ ਬਖਸ਼ਾ, ਇੱਥੇ ਪੱਕੇ ਡੇਰੇ ਲਾਵੇ। ਇਹ ਦੁਨੀਆ ਇੱਕ ਚੱਕੀ ਯਾਰੋ, ਅਸੀਂ ਤੁਸੀਂ ਸਭ ਦਾਣੇ, ਇੱਕ ਦਿਨ ਸਭ ਨੂੰ ਖੜਨਾ, ਇੱਥੇ ਕੀ ਰਾਜੇ ਕੀ ਰਾਣੇ, ਤੇ ਸੈਸੇ ਜੋੜ ਸੰਗਤ ਦੇ ਬਾਜੋ, ਜਿਨਾ ਇੱਕ ਚੱਟ ਨਹੀਂ ਸੀ ਲੰਘਦਾ, ਉਹ ਸ਼ਕਲਾਂ ਯਾਦ ਨਾ ਰਹੀਆਂ ਯਾਰ, ਜਿਨਾ ਦੇ ਵਿਛੜ ਜਾਂਦੇ ਨੇ ਉਹ ਕਿਉਂ ਰੋਵਣ ਥੋੜਾ, ਹਰ ਸ਼ੈ ਨਾਲੋ ਦਾ ਨਾਮ ਵਿਛੋੜਾ, ਹਰ ਸ਼ੈ ਨਾਲੋ ਜ਼ਾਲਿਮ ਯਾਰੋ, ਜਿਸ ਦਾ ਨਾਮ ਵਿਛੋੜਾ, ਤੇ ਚਿੱਟੀ ਚਾਦਰ ਬੁੰਬਲਾ ਵਾਲੀ ਇਹਨੂੰ ਦਾਗ ਨਾ ਲਾਵੀ ਜਣਿਆ ਹਸ਼ਰ ਦਿਹਾੜੇ ਫੇਰ ਨਾ ਆਖੀ ਹਾਏ ਰੱਬਾ ਹਸ਼ਰ ਦਿਹਾੜੇ ਫੇਰ ਨਾ ਆਖੀ ਹਾਏ ਰੱਬਾ ਕੀ ਬਣਿਆ ਮਾਂ ਮਰੇ ਤੇ ਪੇਕੇ ਛੁੱਟਦੇ ਮਾਂ ਮਰੇ ਤੇ ਪੇਕੇ ਛੁੱਟਦੇ ਪਿਓ ਮਰੇ ਘਰ ਵੇਲਾ ਸ਼ਾਲਾ ਨਾ ਵਿਛੜਨ ਵੀਰ ਕਿਸੇ ਦੇ ਨਹੀਂ ਤੇ ਉਜੜ ਜਾਂਦਾ ਸਿਰ ਨੰਗਾ ਹੁੰਦਾ ਵੀਰ ਮਰਨ ਕੰਡ ਖਾਲੀ ਮਾਵਾਂ ਬਾਜ ਮੁਹੰਮਦ ਬਖਸ਼ਾ ਕੌਣ ਕਰੇ ਰੱਖਵਾ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲ